සත්නාම් ශ්‍රී වාහිගුරු සාහිබ් ජී රාග සුහි මහල්ලා එක් ඕංකාර සත්ගුර ප්‍රසාද නමෙහි තේ සබ් කිස බින් සත්ගුර නාම න ජපෑ ගුර කා ශබ්ද මහ රස මිඨා බින් චොක්ඛ සාද න ජපෑ කිස හෝවා බින් සත්ගුර නාම න ජපෑ ගුර කා ශබ්ද මහ රස මිඨා බින් චොක්ඛ සාධන ජපෑ කෞටි බදල ජනම ගවායා චීනස නාහි අපෑ ගුරුමුඛ හෝවෑ තයිකෝ ජාන හොමෑ දුක්ඛ න සන්තපෑ බලහාරී ගුර අපනේ විට්ටහෝ ජින් සච්ච ක්‍යෝ ලිවලායී ශබ්ද චීන ආතම් පරගසයා සහජේ රහයා සමායී රහෝ ගුරුමුඛ ගාවෑ ගුරුමුඛ බුජෑ ගුරුමුඛ ශබ්ද විචාරේ ජියෝ පෙන්ඩ සබ් ගුරුතේ උපජෑ ගුරුමුඛ කාර්ජ සවාරේ මන්මුඛ අන්දා අන්දුකමාවෑ බික කට්ටේ සංසාරේ මායා මෝහෙ සදා දුඛ පායේ බින් ගුර අත් පියාරේ සොයි සේවක ජි සත්ගුරු සේවේ චල සත්ගුරු පායේ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਏ ਅਠਸਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਇੱਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਭਾਏ ਜੋ इच्छा सो फल पाए, नानक तिसदा सब किश होवे, जे विच हो आप गवाए, नाम त्याए तां सतगुर पाए, जो इच्छा सो फल पाए, नानक तिसदा सब किश होवे, जे विच हो आप गवाए। वाहिगुरु जी का खालसा, वाहिगुरु जी की फतेह। राग सूही महला तीजा, घर पहला अष्टपदिया, एक ओंकार सतगुर प्रसाद, नामे ही ते सब किश होवा, बिन सतगुर नाम न जापै, गुर का शब्द महारस मीठा, बिन चाखे साध न जापै।